I just met a girl and she's from Woolloomoolloo, Woolloomoolloo Wonder. I can dance and she can sing and we can rock the whole night longer. I just met a girl and she's from Woolloomoolloo, Woolloomoolloo Wonder. I can dance and she can sing and we can rock the whole night longer. Woolloomoolloo, Woolloomoolloo Wonder, Woolloomoolloo, Woolloomoolloo, Woolloomoolloo, Woolloomoolloo Wonder, Woolloomoolloo, Woolloomoolloo. Sing! Woolloomoolloo, Woolloomoolloo Wonder. ਸਲੋ ਮੋਸ਼ਨ ਅੰਗਰੇਜ਼ਾ ਹੁਣ ਕਿਉਂ ਟਾਈਮ ਗਵਾਏ ਹੋ ਸਲੋ ਮੋਸ਼ਨ ਅੰਗਰੇਜ਼ਾ ਹੁਣ ਕਿਉਂ ਟਾਈਮ ਗਵਾਏ ਸੀਧੇ ਬਾਹੋਂ ਮੈਂ ਭਰ ਲੈ ਸਰਸਰੀ ਕਿਉਂ ਬੜਾਏ ਮੇਰੀ ਵਿਸਕੀ ਏ ਮੇਰੀ ਠਰਰੀ ਏ ਤੂੰ ਮੈਨੂੰ ਚੜ ਗਈ ਮੇਰੀ ਸੋਹਣੀਏ ਰੋਕਣਾ ਟੋਕਣਾ ਮੁਝਕੋ ਵੀ ਇਹਨੇ ਦਰਜ ਗਏ ਗੁਲਮਿਲ ਗੁਲਮਿਲ ਲਾਉਂਦਾ ਗੁਲਮਿਲ ਗੁਲਮਿਲ ਗੁਲਮਿਲ ਗੁਲਮਿਲ ਲਾਉਂਦਾ ਗੁਲਮਿਲ ਗੁਲਮਿਲ ਡੋਲੇ ਹਾਏ ਤੂੰ ਜੋ ਦਰਿਆ ਮੇ ਉਤਰੇ ਸਾਰਾ ਪਾਣੀ ਗੁਲਾਬੀ ਹੋ ਤੂੰ ਜੋ ਦਰਿਆ ਮੇ ਉਤਰੇ ਸਾਰਾ ਪਾਣੀ ਗੁਲਾਬੀ ਤੱਲੀ ਤੱਲੀ ਗੁਲਹਿਰੇ ਮਛਲੀਆਂ ਵੀ ਸ਼ਰਾਬੀ ਮੇਰੀ ਵਿਸਕੀ ਏ ਮੇਰੀ ਠਰਰੀ ਏ ਤੂੰ ਮੈਨੂੰ ਚੜ ਗਈ ਮੇਰੀ ਸੋਹਣੀ ਏ ਰੋਕਣਾ ਟੋਕਣਾ ਮੁਝਕੋ ਵੀਨੇ ਦਰਜ ਕੇ ਗੁਲਮਿਲ ਗੁਲਮਿਲ ਲਾਉਂਦਾ ਗੁਲਮਿਲ ਗੁਲਮਿਲ ਗੁਲਮਿਲ ਗੁਲਮਿਲ ਲਾਉਂਦਾ ਗੁਲਮਿਲ ਗੁਲਮਿਲ ਰਾਜ ਗਏ